So where are we going tonight? ਚੱਲ ਗੱਡੀ ਦਾ ਬਹਿ ਜਾ, ਪਹਿਲਾਂ ਹੀ ਪੁੱਛੀਆਂ ਨਹੀਂ ਆ ਕਿੱਥੇ ਜਾਣਾ। ਮੈਂ ਕਿਹਾ ਅੱਜ ਤੈਨੂੰ ਫੁੱਲ ਵਾਲਾ ਸੂਟ ਨਾ ਲੈ ਕੇ ਦੇਣਾ ਹੀ ਦੇਣਾ। ਹਾਏ ਹਾਏ ਸੋਹਣਿਆ, ਅੱਜ ਤਾਂ ਤੇਰੀਆਂ ਜੇਬਾਂ ਭਰੀਆਂ ਲੱਗਦੀਆਂ। ਉਹ ਤੈਨੂੰ ਹੀ ਪਤਾ। ਬੱਲੇ ਬੱਲੇ ਬਈ, ਅੱਜ ਬੜੀ ਰੌਣਕਾਂ ਸੋਹ ਰੋਡ ਤੇ। ਦੇਖੀ ਚੱਲ ਦੇਖੀ ਚੱਲ, what are you by the ਗੋਰੀਆ ਫੁੱਲ ਵਾਲਾ ਸੂਟ ਦੇ ਨਾ। ਬਾਚੋ ਬਾਚੋ, ਕਿੱਥੇ ਚੱਲੀ ਆ? ਓਹੋ, ਤੂੰ ਗੋਰੀ ਨਾਲੇ ਵਿਆਹ ਕਰਾ ਲੈਂਦਾ। ਓ ਕੀ, ਮੈਂ ਉਹਦੇ ਅੰਬ ਤੋੜ ਲਏ। ਆਇਆ ਮੈਂ ਗੱਡੀ ਮੋੜ ਕੇ। ਤੂੰ ਮਿਲੇ ਜਾ ਨੀ ਸਾਡੀ ਹੋ ਕੇ ਰਹਿ ਜਾ।